ਉਪੋਤੇ ਜੱਟਾਂ ਦੇ ਚੰਡੀਗੜ੍ਹ ਉਪੋਤੇ ਜੱਟਾਂ ਦੇ ਚੰਡੀਗੜ੍ਹ ਉਪੋਤੇ ਜੱਟਾਂ ਦੇ ਜੱਟਾਂ ਦੇ ਪੋਤ ਜੱਟਾਂ ਦੇ ਉਪੋਤੇ ਜੱਟਾਂ ਦੇ ਜੱਟਾਂ ਦੇ ਪੋਤ ਉਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਆਏ ਨੇ ਉਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਆਏ ਨੇ ਕਹਿੰਦੇ ਅੱਜ ਲਾਵਾਂਗੇ ਅਸੀਂ ਗੇੜੀਆਂ ਨਾਲ ਯਾਰਾਂ ਬੇਲੀਆਂ ਕੋਈ ਖਰਾਬੀ ਕਰਨੀ ਨਹੀਂ ਕਿਸੇ ਦੀ ਆਕੜ ਜਰਨੀ ਨਹੀਂ ਉਹ ਜਿਹੜਾ ਕਰੂ ਤਿੰਨ ਪੰਜ ਪਿਸਤਲ ਨਾਲ ਲਿਆਏ ਨੇ ਉਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਆਏ ਨੇ ਉਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਦਿੱਲੀ ਵਾਲੇ ਬੰਦੇ ਨਾ ਮਾੜੇ ਜੀ ਨਾ ਚੰਗੇ ਓਏ ਅਸੀਂ ਸਾਫ ਦਿੱਲੀ ਵਾਲੇ ਬੰਦੇ ਨਾ ਮਾੜੇ ਜੀ ਨਾ ਚੰਗੇ ਜੁੱਤੀ ਥੱਲੇ ਜ਼ਮਾਨਾ ਰੱਖਦੇ ਕੁੜੀਆਂ ਪਿੱਛੇ ਨੋ ਨੋ ਪੰਗੇ ਨੋ ਨੋ ਪੰਗੇ ਉਹ ਜਿਹੜੀ ਕਰੇ ਅੱਖ ਲਾ ਲੋ ਚੀਜੀ ਵੀ ਲੈ ਆਏ ਨੇ ਉਹ ਲੁੱਟਦੇ ਫੁੱਲ ਨਜ਼ਾਰੇ ਯਾਰਾਂ ਗਾ ਪਾਏ ਨੇ ਉਹ ਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਆਏ ਨੇ ਉਹ ਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਆਏ ਨੇ ਚੰਡੀਗੜ੍ਹ ਛੋਟਾ ਬਾਈ ਨੱਡੀਆਂ ਨੂੰ ਪੂਰੇ ਚਾਰੇ ਪਾਸੇ ਨੇ ਨਜ਼ਾਰੇ ਪੂਰੇ ਛੋਟਾ ਬਾਈ ਨੱਡੀਆਂ ਨੂੰ ਪੂਰੇ ਕਹਿੰਦਾ ਹਰ ਕੋਈ ਬਿਊਟੀਫੁੱਲ ਹੈ ਜਿਹੜਾ ਫੇਸ ਵੀ ਆਵੇ ਮੂਰੇ ਆਵੇ ਮੂਰੇ ਉਹ ਚੜ੍ਹਦੀ ਜਵਾਨੀ ਹੈ ਜੀ ਹਾਕਾ ਨਾ ਤੂੰ ਮਾਰਵੇ ਇਹ ਕਰਨੀ ਮੁੜਦੇ ਬੀਬਾ ਡੈਡੀ ਪਰੇਸ਼ਾਨ ਵੇ ਉਹ ਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਆਏ ਨੇ ਉਹ ਪੋਤੇ ਜੱਟਾਂ ਦੇ ਚੰਡੀਗੜ੍ਹ ਆਏ ਨੇ ਜੇਬਾਂ ਵਿੱਚ ਕੈਸ਼ ਤੁੰਨ ਤੁੰਨ ਕੇਲੇ ਆਏ ਨੇ ਚੰਡੀਗੜ੍ਹ ਜੱਟਾਂ ਦੇ ਪੋਤੇ ਚੰਡੀਗੜ੍ਹ